ਓ ਜਦੋਂ ਜੱਟ ਪੱਗ ਦੇ ਪੇ ਚੜ ਕੇ ਘਰੋਂ ਨਿਕਲਦਾ ਨਾ ਤਾਂ ਕੁੜੀਆਂ ਪਤਾ ਕੀ ਕਹਿੰਦੀਆਂ ਕੀ ਕਹਿੰਦੀਆਂ ਹਾਏ ਵੇ ਤੇਰੇ ਤੇ ਮਰ ਗਈ ਵੇ ਮੁੰਡਿਆ ਅੰਬਰ ਸਰੀਆ ਮੈਂ ਬਲੇਨ ਨਾਲ ਜਿਹੜੀ ਲੱਤੀ ਅੱਖ ਨੀ ਪਹੁੰਚਦੀ ਨਾ ਨਿਗਾਹ ਉਹਦੀ ਮੇਰੇ ਤੱਕ ਨੀ ਮੈਂ ਬਲੇਨ ਨਾਲ ਜਿਹੜੀ ਲੱਤੀ ਅੱਖ ਨੀ ਪਹੁੰਚਦੀ ਨਾ